ਸਾਨੂੰ ਹੌਕਿਆਂ ਦੇ ਬੁੱਲੇ ਵਗਦੇ ਆ ਖੁਸ਼ੀਆਂ ਦਾ ਵੇਲਾ ਲੰਘਿਆ ਏ ਅਦਰ ਦਾ ਸਾਨੂੰ ਡੰਗਿਆ ਏ ਖੁਸ਼ੀਆਂ ਦਾ ਵੇਲਾ ਆਦਰ ਦਾ ਸਾਨੂੰ ਰੰਗਿਆ ਏ ਇਹ ਕਿਹੜੇ ਰੰਗ ਵਿੱਚ ਰੰਗਿਆ ਏ ਕਿਹੜੇ ਰੰਗ ਵਿੱਚ ਰੰਗਿਆ ਏ ਸਾਨੂੰ ਰੱਬ ਦਿਆਂ ਰੰਗਾਂ ਤੁਚੇ ਤੇ ਆਵੇਂ ਜਦ ਕਿਸੇ ਦੀਆਂ ਛਣਕਣ ਵੰਗਾਂ ਤੁਚੇ ਤੇ ਆਵੇਂ ਜਦ ਕਿਸੇ ਦੀਆਂ ਛਣਕਣ ਵੰਗਾਂ ਤੂੰ ਕਿਉਂ ਵਿਛੋੜਾ ਪਾਇਆ ਮੇਰੇ ਦਿਲ ਤੇ ਮਾਤਮ ਛਾਇਆ ਚੇਤੇ ਆਵੇਂ ਜਦ ਕਿਸੇ ਦਾ ਚਮਕੇ ਕੋਕਾ ਤੂੰ ਚੇਤੇ ਆਵੇਂ ਜਦ ਕਿਸੇ ਦਾ ਚਮਕੇ ਕੋਕਾ ਆਦਤ ਬਣ ਕੇ ਤੂੰ ਚੇਤੇ ਆਵੇਂ ਜਦ ਕਿਸੇ ਦੀ ਛਾਂਜਰ ਛਣ ਕੇ ਤੂੰ ਚੇਤੇ ਆਵੇਂ ਜਦ ਕਿਸੇ ਦੀ ਝਾਂਜਰ ਛਣ ਕੇ ਚੇਤੇ ਆਵੇ ਜਦ ਕਿਸੇ ਨੂੰ ਮਿਲਦਿਆਂ ਵੇਖਾਂ।